ਗੱਡੀਆਂ ਦੀ ਸਾਈਡ ਲੈਣ ਪਿੱਛੇ ਨਹੀਂ ਉਹ ਲੜਦੇ ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਫੇ ਜੇ ਨਹੀਂ ਵੜਦੇ ਗੱਡੀਆਂ ਦੀ ਸਾਈਡ ਲੈਣ ਪਿੱਛੇ ਨਹੀਂ ਉਹ ਲੜਦੇ ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਫੇ ਜੇ ਨਹੀਂ ਉਹ ਜਦੋਂ ਫੜੇ ਕੋਈ ਗਲਾਵਾਂ ਪਾਣੀ ਸਿਰੋਂ ਨਾ ਲੰਘਾਵਾਂ ਡੌਲਾ ਯਾਰ ਦਾ ਸੁਣਾਉਂਦਾ ਉੱਥੇ ਲੋਰੀਆਂ ਮੇਰੇ ਨਾਲ ਦੇ ਜੋ ਸੱਪ ਇੱਕ ਦੂਜੇ ਨਾਲੋਂ ਆਪ ਕਹਿੰਦੇ ਲੌਂਗੀ ਜੀ ਪੋਨੀਆਂ ਤੇ ਡੋਰੀਆਂ ਉਦਈਏ ਪਹਿਲਿਆਂ ਨੂੰ ਪਹਿਲ ਹੈ ਨੀ ਦਿਲਾਂ ਵਿੱਚ ਮੈਲੇ ਅੱਗੇ ਜਾਂਦੀਆਂ ਨੀ ਜੋ ਵੀ ਗੱਲਾਂ ਚੋਲੀਆਂ ਡੇਰਾਵਾਦ ਦੇ ਖਿਲਾਫ ਯਾਰ ਮਾਰਨੂ ਨੀ ਮਾਫ ਮੀਨਾ ਰੋਕਦੀਆਂ ਸੇਬੇ ਦੀਆਂ ਬੋਰੀਆਂ ਗੱਡੀਆਂ ਦੀ ਸਾਈਡ ਲੈਣ ਪਿੱਛੇ ਨਹੀਂ ਉਹ ਲੜਦੇ ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਫੇ ਜੇ ਨਹੀਂ ਵੜਦੇ।